एक हाथ बन के बेनती है भी जेड़ा नवा गीत आप हुण कढ़ना है किसे ने खरीदना नहीं मुफ्त च सुनना है ठीक है पहला पांचवा ता 98 है का जुत्ती वाला नवे गाने दे लेना सुनाओ भाई बोल ले ना वेरी या तो सुन लो बोल ये चंगा लगे दाढ़ी मारियो नहीं साहब जा तो तुरदी हार दी है साडी जिंद खुरदी है नीम में खजा तो तुरदी मार दी है साडी जिंद खुरदी है तेरा पैर निकल गया ओए पैर निकल गया तेरा पैर निकल गया घर तो भाई हुन तू ना मुड़ दी अगली लाइन सुनावा के ना सुनावा हाथ खड़े करो फिर One, two, one, check. जस तुरदी हाल दिए साडी जिंद खुरदी तेरा पैर निकल गया ओए ओए ओए पैर निकल गया तेरा पैर निकल गया घर तो भी हुण तू ना मुड़दी अटियां नु मेहंदी ला के ओए ਅਜੇ ਮੈਂ ਸੜਾਈ ਨਹੀਂ ਲੈਣਾ ਅਜੇ ਮੈਂ ਆਨੰਦ ਲੈ ਰਿਹਾ ਇਹ ਜਿੰਨਾ ਚਿਰ ਮੈਂ ਗਾਉਣਾ ਨਹੀਂ ਉਨਾ ਚਿਰ ਮੇਰਾ ਹੁਣ ਤੁਹਾਡਾ ਹੋਣ ਲੱਗਿਆ ਹੁਣ ਫਿਰ ਜਿਵੇਂ ਬਾਬੇ ਤੋਂ ਪੈਸੇ ਮੰਗਦਾ ਪੋਤਾ ਵੀ ਦਈ ਦੱਸ ਰਿਹਾ ਵੀ ਉਹ ਕਈ ਗੱਲਾਂ ਕਰਦਾ ਪਹਿਲਾਂ ਪਾਣੀ ਲਿਆ ਫਿਰ ਜਾ ਮੈਂ ਜ਼ਵੰਦ ਗਿਆ ਫਿਰ ਮੇਰੇ ਖਾਤਰ ਹੱਟੀਓ ਸਮਾਨ ਲੈ ਕੇ ਆ ਹੁਣ ਫਿਰ ਸ਼ੁਰੂ ਕਰੂੰਗਾ ਸ਼ੁਰੂ ਤੋਂ ਕਰਾਂ जत तुरदी हाँ कला टोल जत तुरदी हार दिए साड़ी जिंद खुरदी पक्का कर लो पैर निकल गया ओए ओए ओए पैर निकल गया तेरा पैर निकल गया घर तो भाई हुण तू ना मुड़ दी अड्डियां नु मेहंदी ला के ओए ओए ਤੂੰ ਮਹਿੰਦੀ ਲਾ ਕੇ ਓਏ ਪੰਜਿਆਂ ਤੇ ਤੁਰਦੀ ਤੂੰ ਮਹਿੰਦੀ ਲਾ ਕੇ ਓਏ ਪੰਜਿਆਂ ਤੇ ਤੁਰਦੀ ਤੇਰਾ ਪੈਰ ਨਿਕਲ ਗਿਆ ਓਏ ਓਏ ਓਏ ਪੈਰ ਨਿਕਲ ਗਿਆ ਪੈਰ ਨਿਕਲ ਗਿਆ ਘਰ ਤੋਂ ਬਈ ਹੁਣ ਤੂੰ ਨਾ ਮੁੜਦੀ ਤੂੰ ਮਹਿੰਦੀ ਲਾ ਕੇ ਓਏ ਪੰਜਿਆਂ ਤੇ ਤੁਰਦੀ ਤੇਰਾ ਸੁਣਨਾ ਕੋਈ ਨੀ ਜਿਹੜਾ ਹਾਈ ਫਰੀ ਉਹਨੂੰ ਤਾਂ ਸੁਣੇ ਲਓ ਮੈਂ ਅਸਲ ਚ ਡੇਢ ਕੁ ਸਾਲ ਤੋਂ ਗਾਣਾ ਕਰਦਾ ਨਹੀਂ ਸੀ ਮੈਂ ਕਿਹਾ ਪਹਿਲਾਂ ਬਾਕੀਆਂ ਦੀ ਸੁਣ ਲਈਏ ਹੁਣ ਜਿਹਨੇ ਜਿਹਨੇ ਗਾਣਾ ਕੱਢਣਾ ਮੇਰਾ ਵੀ ਹੁਣ ਸਾਡੀ ਸੁਣ ਲਿਓ 6 ਮਹੀਨੇ ਬੋਲਿਓ ਨਾ ਹੁਣ ਚੜ੍ਹਦੇ 25ਵੇਂ ਦਿਨ ਗਾਣਾ ਸਿੱਟਣਾ ਮੈਂ 25 ਗਾਣੇ ਰਿਕਾਰਡ ਕਰ ਲਏ ਤੇ 25 ਮਹੀਨੇ ਹੋਣੇ ਹੁਣ ਲਗਾਤਾਰ ਕਹਿ ਕੇ ਖੁੱਤੀ ਪੱਟਣੀ ਅਜੇ ਤੱਕ What? ਜੱਜ ਸੁਣਾਵਾ ਸੁਣਾਵਾ ਹੋਰ ਨਾ ਗਾਲੀ ਕੋਈ ਗਾਲੀ ਕਿਵੇਂ ਲੋੜ ਲੱਗੀ ਹੈ ਜਦ ਜ਼ਹਿਰ ਇਸ਼ਕ ਦਾ ਚੜਦਾ ਹੈ ਹੱਡੀਆਂ ਵਿੱਚ ਕਾਂਬਾ ਵੜਦਾ ਹੈ ਉਹ ਜਦ ਜ਼ਹਿਰ ਇਸ਼ਕ ਦਾ ਚੜਦਾ ਹੈ ਹੱਡੀਆਂ ਵਿੱਚ ਕਾਂਬਾ ਵੜਦਾ ਹੈ ਦੁਨੀਆ ਨਾਲ ਬੰਦਾ ਲੜਦਾ ਹੈ ਤਪ ਤਪ ਕੇ ਤਾਂਬਾ ਰੜਦਾ ਹੈ ਇਸ਼ਕ ਦਾ ਚੜਦਾ ਹੈ ਹੱਡੀਆਂ ਵਿੱਚ ਕਾਂਬਾ ਵੜਦਾ ਹੈ ਦੁਨੀਆ ਨਾਲ ਬੰਦਾ ਲੜਦਾ ਹੈ ਦਬ ਦਬ ਕੇ ਸਾਂਭਾ ਰੜਦਾ ਹੈ ਮੈਂ ਸੁਣਿਆ ਮੁਹੱਲੇ ਮਾਨਾਂ ਦੇ ਮੈਂ ਸੁਣਿਆ ਮੁਹੱਲੇ ਮਾਨਾਂ ਦੇ ਜਾ ਕੇ ਨੀ ਮੁੜਦੀ ਪਹਿਰ ਨਿਕਲ ਗਿਆ ਓਏ ਓਏ ਓਏ ਪਹਿਰ ਨਿਕਲ ਗਿਆ ਤੇਰਾ ਪਹਿਰ ਨਿਕਲ ਗਿਆ ਤੇਰਾ ਪਹਿਰ ਨਿਕਲ ਗਿਆ ਅੱਜ ਤੋਂ ਬਈ ਹੁਣ ਤੂੰ ਨਾ ਮੁੜਦੀ ਹੱਡੀਆਂ ਤੋਂ ਮਹਿੰਦੀ ਲਾ ਕੇ ਓਏ ਪੰਜਿਆਂ ਤੇ ਤੁਰਦੀ ਚੰਗਾ ਲੱਗਿਆ ਸੋਹਣਿਆ ਜੀ ਭਾਈ ਕੀ ਕਹੀ ਜਾਂਦਾ ਕੀ ਕਹਿੰਦੇ ਜਵਾਨ ਫੋਟੋ ਬਹਿ ਜਾਓ ਅੱਛਾ ਹੇ ਕਲਾਉਣੀ ਹੈ ਉਹ ਯਾਰ ਤੇਰਾ ਪਤਾ ਨਹੀਂ ਲੱਗਦਾ ਕੀ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਅੱਛਾ ਪੋਸਟਰ ਸੀ ਕਿਆ ਹੋ ਗਿਆ ਪੋਸਟਰ ਨੂੰ ਹੇਕ ਲਾ ਦਿੰਦੇ ਹੇਕ ਲਵਾ ਯਾਰ ਮੈਨੂੰ ਅੱਛਾ ਪੋਸਟਰ ਪਾੜਦਾ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਇਹ ਤਾਂ ਆਪਣੇ ਪਿੰਡ ਦੇ ਹੀ ਹੈ ਪਹਿਲਾਂ ਕਬੱਡੀ ਮਹਾਂਕੁੰਭ ਆ ਮਾਜਰੇ ਦਾ ਹੀ ਹੈ ਕੋਈ ਨਹੀਂ ਹਾਂ ਸਾਂਭੋ ਬਾਈ ਮੁੰਡੇ ਨੂੰ ਸਾਲ ਆ ਹੇਕ ਲਾਉਣੀ ਹੇਕ ਵਨ ਟੂ ਨਾਈਨ ਗੇਟ ਜੱਕ ਵਨ ਟੂ ਵਨ ਜੱਕ ਬੈਠਣ ਨੂੰ ਬੁਲਾਇਆ ਕੰਮ ਕਰਨ ਨੂੰ ਬੁਲਾਇਆ ਖੜੇ ਹੋ ਖੜੇ ਸ਼ਾਬਾਸ਼ ਸ਼ਾਬਾਸ਼ ਲੈ ਕੰਮ ਕਰਨ ਆਇਆ ਕੰਮ ਖੜੇ ਹੋ ਜਾਓ ਪਿੱਠ ਤਾਂ ਦੁਖੀ ਜਾਣੀ ਹੈ ਪਿੱਠ ਜਾਂ ਪੈਸੇ ਦੇਣੇ ਅਸੀਂ ਜਦ ਵੀ ਦੁਖਣੀ ਹੈ ਸਾਡੀ ਵੀ ਦੁਖਣੀ ਹੈ ਥੋੜ੍ਹੀ ਕੰਮ ਦਾ ਮਤਲਬ ਕੰਮ ਅੱਛਾ ਫ੍ਰੀ ਵਾਲਾ ਤਾਂ ਬਹਿ ਗਿਆ ਫਿਰ ਠੀਕ ਹੈ ਉਹ ਸਹੀ ਹੈ ਉਹ ਫ੍ਰੀ ਵਾਲਾ ਭਾਈ ਉਹ ਤਾਂ ਬਹਿ ਗਿਆ ਪਰ ਮੈਨੂੰ ਐਂ ਦੱਸੋ ਜੇ ਆਪਾਂ ਗੰਨਾ ਬੀਜਣਾ ਹੋਵੇ ਆਪ ਤੀ ਬੁਲਾ ਲਈਏ ਤੇ ਪੱਛੀਆਂ ਬਣਾ ਕੇ ਉਹ ਬਹਿ ਜਾਵੇ ਫਿਰ ਬੈਠਣ ਥੋੜ੍ਹੀ ਦੇਵਾਂਗੇ ਤੇਰੀ ਤਾਂ ਡਿਊਟੀ ਭਾਰੀ ਹੈ ਅੱਛਾ ਪਿੱਛੇ ਵਾਲਾ ਚੱਲਦਾ ਖੜਨਾ ਹੀ ਪੈਣਾ ਤੈਨੂੰ ਖੜਨਾ ਹੀ ਪੈਣਾ ਵਨ ਟੂ ਵਨ ਟੂ ਇੱਕ ਸ਼ੌਕ ਕਬੂਤਰ ਬਾਜੀ ਦਾ ਇੱਕ ਸ਼ੌਕ ਕਬੂਤਰ ਬਾਜ਼ੀ ਦਾ ਇੱਕ ਚਸਕਾ ਜੂਏ ਦੀ ਬਾਜ਼ੀ ਦਾ ਕਹੀਏ ਰੁਤਬਾ ਸਭ ਨੂੰ ਭਾਜੀ ਦਾ ਇੱਕ ਸ਼ੌਕ ਕਬੂਤਰ ਚਸਕਾ ਜੂਏ ਦੀ ਕਹੀਏ ਰੁਤਬਾ ਸਭ ਨੂੰ ਗੜੇ ਦਾ ਗਾਟਾ ਲਾ ਦੀਦਾ ਰੁੱਖ ਮੋੜ ਦਈਏ ਤਲਵਾਰਾਂ ਦਾ ਹਮੇ ਸੁਨਾਹ ਨੂੰ ਸ਼ੌਕ ਇੱਕ ਰੱਖੀ ਜਿਪਸੀ ਗਾਲੀ ਸੁੱਟੇ ਦੀ ਹੌਬੀ ਪਾਲੀ ਇੱਕ ਰੱਖੀ ਜਿਪਸੀ ਗਾਲੀ ਕੋਠੇ ਤੇ ਰਫਤ ਸੁਣਾਈ ਜਿਹੜੀ ਸੁੱਟਦੀ ਰੌਂਦ ਨਾਲ ਸਿਆਲੀ ਇੱਕ ਸ਼ੌਕ ਸਪੋਰਟਸ ਕਾਰ ਦਾ ਮਿੱਤਰਾਂ ਨੂੰ ਯੋਗ दिल खड़े ता बोतल खुले फिर मेड चढ़ाई है चुल्ले जद मैं कॉलेज जांदा सी तू भी ओदों पढ़दी सी जद मैं कॉलेज जांदा सी तू भी कॉलेज पढ़दी सी सारी बस खाली हुंदी सी टाकी पिछी तू भी चढ़दी सी टंकर चार नचेंदा सी नीचा ते टंकर चार नचेंदा सी तू कुप दे ओले खड़दी सी चढ़े तो बोतल खुले फिर मीट चढ़ाइए नियस लुटिए सोनिए पुले ओ मालिक दा नाना पुले वतन पीरा अवतारा दा सूरज चढ़ाउंदा रात नूं सूरज चढ़ाउंदा रात नूं दिल च दिखाउंदा तारे लै वी मेरा वीर एक मिनट धक्के नहीं मारने थोड़े प्यो की सौ जी ने धक्का मारिया ना बापू का नहीं मारूगा वन टू वन चक आए नी मुंडा हिट कर जानी जुटा बेद ते बदलिए नारे सूरज चढ़ाउंदा रात नूं ये सूरज चढ़ाउंदा रात नूं दिल च दिखाउंदा तारे खब्बे हाथ नाल सच्ची लत च देख लै झांझर पाती खब्बे हाथ नाल सच्ची लत च देख लै झांझर पाती ਜਿਹੜਾ ਇੱਕ ਤੇ ਲਾਇਆ ਬਰੋਟਾ ਉਹਤੇ ਭੀਗ ਪਵਾਤੀ ਹਿਟਲਰ ਪਾਗਲ ਨੇ ਹਿਟਲਰ ਪਾਗਲ ਨੇ ਬੋਲ ਪੁਕਾਰਦੇ ਨਾਰੇ